ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੌ ਖੇਲ ਖਿਲਾਈਆ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੌ ਖੇਲ ਖਿਲਾਈਆ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਲੀ ਜੇ ਸਭ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਦਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲੇ ਹੋ ਮਿੱਤਰ ਸੁਖਦਾਤਾ ਉਹ ਜੀਵ ਕੇ ਮੇਰੀ ਸਭ ਬੇਦਲ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹਉ ਇਕ ਖੇਨਾ ਤਿਸ ਬਿਨਾ ਰਹਿ ਨਾ ਸਕਾ ਜਿਉ ਚਾਤ੍ਰਿਕ ਜਲ ਕਉ ਬਿਲ ਲਾਤਾਂ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕਉ ਰੱਖ ਲੇਤਾ ਹਉ ਭਏ ਉਡੇੜੇ ਕੰਤ ਕਉ ਅਮਲੀ ਸੋ ਫਿਰ ਤਦ ਮੈਣੀ ਦੇਖਾ ਸਭ ਰਸ ਭੋਗਣ ਵਿਸਾਰੇ دل پر کتا نہ لکھا ایہو کا پر تان نہ سکھاوائے کر نہ سکاؤ ہاں ویسا جنے سکھے لال راویا پیارا تینو آگ ہم آدیسا میں سب سیگار بنایا عمل دن پر کام نہ آئے جا سہ بات نہ پوچھیا عمل تابر تھا جو بن سب جائے تن تن تے سوہاگڑے عمل جن سہ رہے آسمائے ہواریا تین سوہاگڑے عمل تین کے تو سب پائے جچر دوجا پرم سا عمل چچر میں جانیا پرب دورے جا ملیا پورا ست گرو عمل تا آسا منسا سب پورے میں سرب سکھا سکھ پایا عمل پھر سرب رہے پر پورے جان نانک ہر رنگ مانیا عمل گر ست گر کے لگ پیرے میں سرب سکھا سکھ پایا عمل پھر سرب رہے پر پورے جان نانک ہر رنگ مانیا عمل گر ست گر کے لگ پیرے واہے گرو جی کا خالصہ واہے گرو جی کی فتح وڈہنس محلہ پنجواں کار دوجا ایک اوہنکار ست گر پرساد میرا انتر لوچا ملن کی پیارے ہاؤ کیوں پائی گر پورے ਜੇ ਸੌ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ।